Satnam Shri Vaheguru Sahib Ji Tanda Shri Mahalla कार सेवा अष्टपदी एक ओंकार सतगुरु प्रसाद जो जो जूनी आयो तेह तेह उर जायो मानुस जनम संजोग पाया ताकी है ओट साद रखो देकर हाथ कर कृपा मिलहु हर राया जो जो जूनी आयो तेह तेह उर जायो मानस जन्म संजोग पाया ताकी है ओट साद रख दे कर हाथ कर कृपा मिलहु हर राया अनक जनन ब्रह्म चित नहीं पाई करो सेवा गुरु लागो चरण गोविंद जी का मार्ग देह जी बताई रहा अनक पाव करो माया का बचित करो मेरी मेरी करते सब ही निहावे कोई असुरे पिटे संत मेरी लाह सगल चिंता ठाकुर से मेरा रंग लावे पड़े रे सगल वेद न चुका मन भेद एक खिन ना तीर मेरे घर के पंचा कोई असुर भगत जो माया ती रहता एक अमृत नाम मेरे हृदय सिंचा जे तेरे तीर्थ नाए अहम बुद्ध मैल लाए घर को ठाकुर एक दिल न माने ਸਾਧ ਪਾਵਾਂ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸਨਾਨੈ ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈਆ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਗੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਹੀਂ ਏਤ ਕਰਤਾ ਗਰਬ ਗਰਬ ਪੜੈ ਕਹੀ ਨਾ ਲਿਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰਪ੍ਰਸਾਦ ਕੋ ਨਿਤ ਰਹੋ ਭਿਖੈ ਮਨ ਹੱਥ ਜੋ ਕਮਾਵੈ ਤਿਲ ਨਾ ਲਿਖੈ ਪਾਵੈ ਬਗੁਲ ਜਿਉਂ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪ੍ਰਸੰਨ ਗੋਪਾਲ ਰਾਏ ਕੱਟ ਰੇ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਵਿੰਦ ਸੁਖ ਨਾਨਕ ਲਾਭੇ ਹਰ ਚਰਨ ਪ੍ਰਾਤਾ ਸਫਲ ਸਫਲ ਕਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਦਾ ਰਹਾਉ ਦੂਜਾ ਸਫਲ ਸਫਲ ਕਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਦਾ ਰਹਾਉ ਦੂਜਾ ਸ੍ਰੀ ਮਹੱਲਾ ਪੰਜਵਾਂ ਘਰ ਸੀਵਾ ਅਸ਼ਟਪਦੀ ਇੱਕ ਓਅੰਕਾਰ ਸਤਿਗੁਰੂ जन्म संजोग पाया ताकी है ओट साग रख दे कर हाथ कर कृपा मिल हर राया।